Darul Undras. Jefir on tu hai ban aya, tera b Musa le aavega. Kale bede samandra vich te paani ch rab dubavega. Jefir on tu hai ban aya, tera b Musa le aavega. Kale bede samandra vich te paani ch rab dubavega. ਤੇਰੇ ਦਾਦੇ ਤੇ ਪੜਦਾਦੇ ਤੇ ਜ਼ੁਲਮਾਂ ਤੇ ਉਹ ਤੁਲ ਗਏ ਸਨ ਮਾਸੂਮ ਬੱਚੇ ਕਤਲ ਹੋਂਦੇ ਜਖੜ ਜ਼ੁਲਮਾਂ ਦੇ ਝੁਲ ਗਏ ਸਨ ਤੇਰੇ ਦਾਦੇ ਤੇ ਪੜਦਾਦੇ ਤੇ ਜ਼ੁਲਮਾਂ ਤੇ ਉਹ ਤੁਲ ਗਏ ਸਨ ਮਾਸੂਮ ਬੱਚੇ ਕਤਲ ਹੋਂਦੇ ਜਖੜ ਜ਼ੁਲਮਾਂ ਦੇ ਝੁਲ ਗਏ ਸਨ ਅਬਾਬੀਲਾ ਤੇ ਮੱਛਰ ਤੂੰ ਤੇ ਰੱਬ ਸਾਡਾ ਮਰਵਾਵੇਗਾ ਜੇ ਫਿਰ ਆਉਣ ਤੂੰ ਹੈ ਬਨ ਆਇਆ ਤੇ ਰੱਬ ਮੂਸਾ ਲੈ ਆਵੇਗਾ ਕਲੇ ਬੇੜੇ ਸਮੁੰਦਰਾ ਵਿੱਚ ਤੇ ਪਾਣੀ ਚ ਰੱਬ ਡੁਬਾਵੇਗਾ ਮੁਸਲਮਾਨਾ ਤੇ ਜ਼ੁਲਮ ਕਰਨਾ ਤੇ ਕਾਫਿਰ ਦੀ ਰਹੀ ਆਦਤ ਏ ਤੇ ਕੱਟ ਮਰਨਾ ਹੈ ਦੀਨ ਉੱਤੇ ਤੇ ਸਾਡੀ ਅਰਜ਼ੂ ਸ਼ਹਾਦਤ ਏ ਮੁਸਲਮਾਨਾ ਤੇ ਜ਼ੁਲਮ ਕਰਨਾ ਤੇ ਕਾਫਿਰ ਦੀ ਰਹੀ ਆਦਤ ਏ ਤੇ ਕੱਟ ਮਰਨਾ ਹੈ ਦੀਨ ਉੱਤੇ ਤੇ ਸਾਡੀ ਅਰਜ਼ੂ ਸ਼ਹਾਦਤ ਏ ਚੰਗੇ ਨਿਕਲੇ ਸਾਡੇ ਨਾਲੋਂ ਸ਼ਹਾਦਤ ਰੁਤਬਾ ਪਾਵੇਗਾ ਜੇ ਫਿਰ ਆਉਣ ਤੂੰ ਹੈ ਬਨ ਆਇਆ ਤੇ ਰੱਬ ਮੂਸਾ ਲੈ ਆਵੇਗਾ ਕਲੇ ਬੇੜੇ ਸਮੁੰਦਰਾ ਵਿੱਚ ਤੇ ਪਾਣੀ ਚ ਰੱਬ ਡੁਬਾਵੇਗਾ ਤਕਬਰ ਰੋਜ ਤੇ ਕਾਫਿਰ ਤੇ ਜ਼ੁਲਮਾਂ ਦੀ ਇਹ ਹੱਦ ਮੁੱਕ ਗਈ ਮਾਲੂਮ ਹੁੰਦਾ ਇਹ ਦੁਨੀਆ ਤੋਂ ਤੇ ਹਮਦਰਦੀ ਜਿਵੇਂ ਉੱਠ ਗਈ ਤਕਬਰ ਰੋਜ ਤੇ ਕਾਫਿਰ ਤੇ ਜ਼ੁਲਮਾਂ ਦੀ ਇਹ ਹੱਦ ਮੁੱਕ ਗਈ ਮਾਲੂਮ ਹੁੰਦਾ ਇਹ ਦੁਨੀਆ ਤੋਂ ਤੇ ਹਮਦਰਦੀ ਜਿਵੇਂ ਉੱਠ ਗਈ ਤੇ ਚੀਖਾਂ ਬਾਲ ਦੇ ਕਾਫਿਰ ਤੇ ਰੱਬ ਸਾਡਾ ਬੁਝਾਵੇਗਾ ਜੇ ਫਿਰ ਆਉਣ ਤੂੰ ਹੈ ਬਨ ਆਇਆ ਤੇ ਰੱਬ ਮੂਸਾ ਲੈ ਆਵੇਗਾ ਕਲੇ ਬੇੜੇ ਸਮੁੰਦਰਾ ਵਿੱਚ ਤੇ ਪਾਣੀ ਚ ਰੱਬ ਡੁਬਾਵੇਗਾ ਤਾਰੀਖ ਸਾਡੀ ਨੂੰ ਵੇਖ ਪੁੱਟ ਕੇ ਤੇ ਤੈਨੂੰ ਸ਼ੀਸ਼ਾ ਹੋ ਜਾਵੇ ਜੇ ਦੁਨੀਆ ਵਿੱਚ ਅੱਜ ਵੀ ਕੋਈ ਉਮਰ ਬਣ ਕੇ ਖਲੋ ਜਾਵੇ ਤਾਰੀਖ ਸਾਡੀ ਨੂੰ ਵੇਖ ਪੁੱਟ ਕੇ ਤੇ ਤੈਨੂੰ ਸ਼ੀਸ਼ਾ ਹੋ ਜਾਵੇ ਜੇ ਦੁਨੀਆ ਵਿੱਚ ਅੱਜ ਵੀ ਕੋਈ ਉਮਰ ਬਣ ਕੇ ਖਲੋ ਜਾਵੇ ਤੇ ਕਾਫਿਰ ਸਾਰੇ ਹੱਥ ਜੋੜਨ ਤੇ ਜਿਜ਼ੀਆ ਸਾਨੂੰ ਦੇਵੇਗਾ ਜੇ ਫਿਰ ਆਉਣ ਤੂੰ ਹੈ ਬਨ ਆਇਆ ਤੇ ਰੱਬ ਮੂਸਾ ਲੈ ਆਵੇਗਾ ਕਲੇ ਬੇੜੇ ਸਮੁੰਦਰਾ ਵਿੱਚ ਤੇ ਪਾਣੀ ਚ ਰੱਬ ਡੁਬਾਵੇਗਾ ਬਣੇਗਾ ਇੱਕ ਦਿਨ ਇਹ ਸਮਾਂ ਪੱਕਾ ਏ ਯਕੀਨ ਪੱਕਾ ਏ ਇਮਾਨ ਹੱਕ ਆਏ ਬਾਤਿਲ ਜਾਏ ਇਹ ਦੱਸੇ ਅਰਬ ਨੇ ਵਿੱਚ ਕੁਰਾਨ ਬਣੇਗਾ ਇੱਕ ਦਿਨ ਇਹ ਸਮਾਂ ਪੱਕਾ ਏ ਯਕੀਨ ਪੱਕਾ ਏ ਇਮਾਨ ਹੱਕ ਆਏ ਬਾਤਿਲ ਜਾਏ ਇਹ ਦੱਸੇ ਅਰਬ ਨੇ ਵਿੱਚ ਕੁਰਾਨ ਪਤਾ ਸਾਡੀ ਹੈ ਇਨਸ਼ਾਲਾ ਤੇ ਰੱਬ ਵਾਦੇ ਨਿਭਾਵੇਗਾ جے فرعون تو ہے بن آیا تیرا رب موسیٰ لے آوے گا کھلے بیڑے سمندراں وچ تے پانی چ رب ڈباوے گا جے فرعون تو ہے بن آیا تیرا رب موسیٰ لے آوے گا کھلے بیڑے سمندراں وچ تے پانی چ رب ڈباوے گا جے فرعون تو ہے بن آیا تیرا رب موسیٰ لے آوے گا جے فرعون تو ہے بن آیا تیرا رب موسیٰ لے آوے گا تیرا رب موسیٰ لے آوے گا.